ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਕੋਠੇ ਚੜ ਵਾਲਾਂ ਨੂੰ ਸੁਕਾਉਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਸੂਰਜ ਦੁਪਹਿਰੇ ਫਿੱਕਾ ਪਾਉਣ ਵਾਲੀਏ ਦੱਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਕੋਠੇ ਚੜ ਵਾਲਾਂ ਨੂੰ ਸੁਕਾਉਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਕੋਠੇ ਚੜ ਵਾਲਾਂ ਨੂੰ ਸੁਕਾਉਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਅੱਖਾਂ ਚ ਮਿੱਟੀ ਕੌਣ ਵਾਲੀਏ ਰੱਖੀ ਜਾਵੇ ਚੋਪਰਾਂ ਦੇ ਦਿਲ ਡੰਗ ਕੇ ਉੱਠੇ ਚੜ ਵਾਲਾਂ ਨੂੰ ਸਿੱਟੋਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਸੂਰਜ ਦੁਪਹਿਰੇ ਫਿੱਕਾ ਕੌਣ ਵਾਲੀਏ ਦੱਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਸੰਗੀਤ ਛੇੜਦੀ ਚਾਣਕ ਦੀ ਵੰਗਨੀ ਬਿਨਾਂ ਬੋਲੇ ਬੜਾ ਕੁਝ ਜਾਵੇ ਆਖਨੀ ਮਿੱਠੀ ਜਿਹੀ ਸੰਗਨੀ ਦੰਦਾਂ ਥੱਲੇ ਚੁੰਨੀ ਨੂੰ ਚਬਾਉਣ ਵਾਲੀਏ ਦੱਸ ਕੌਣ ਦੇ ਗਿਆ ਦੁਪੱਟਾ ਰੰਗ ਕੇ ਉੱਠੇ ਚੜ ਵਾਲਾਂ ਨੂੰ ਸਿੱਟੋਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਸੂਰਜ ਦੁਪਹਿਰੇ ਫਿੱਕਾ ਪਾਉਣ ਵਾਲੀਏ ਦੱਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਨੀ ਤੂੰ ਰੂਪ ਮੰਗ ਕੇ ਪਰ ਕੱਟ ਇਸ਼ਕੇ ਦਾ ਕੈਦੀ ਹੋ ਗਿਆ ਇਹ ਸਜ਼ਾਵਾਂ ਤੇਰੀਆਂ ਹੁਸਨਾਂ ਦੀ ਦੇਵੀ ਤੂੰ ਕਹਾਉਣ ਵਾਲੀਏ ਰੱਖ ਦਿੱਤੇ ਦੇਵਤੇ ਵੀ ਸੂਲੀ ਟੰਗ ਕੇ ਉੱਠੇ ਚੜ ਵਾਲਾਂ ਨੂੰ ਸਿੱਟੋਣ ਵਾਲੀਏ ਤੇਰੇ ਕੋਲੋਂ ਲੰਘਣ ਹਵਾਵਾਂ ਸੰਗ ਕੇ ਸੂਰਜ ਦੁਪਹਿਰੇ ਫਿੱਕਾ ਪਾਉਣ ਵਾਲੀਏ ਦੱਸ ਕਿੱਥੋਂ ਲੈ ਕੇ ਆਈ ਰੂਪ ਮੰਗ